ਬਣ ਜਾ ਮੱਛੀ ਤੇ ਉਸ ਰਾਂਝਣੇ ਦੀ ਹੀਰ ਨੇ ਮੋਟੀ ਅੱਖ ਤੇ ਕਨਕ ਗੁੰਦ ਮਾ ਸ਼ਰੀਰ ਨੀ ਬਣ ਜਾ ਮੱਛੀ ਤੇ ਉਸ ਰਾਂਝਣੇ ਦੀ ਹੀਰ ਨੀ ਉਹ ਗੋਰੇ ਹੱਥਾਂ ਨਾਲ ਕੋਆ ਮਾ ਕੁੱਟ ਚੂਰੀਆਂ ਉਲ ਜੱਜ ਤੋਂ ਨੀ ਭੀੜ ਬੂਹੇ ਬਾਰੀਆਂ ਬਾਰੀਆਂ ਮੁੰਡਾ ਵੇਖ ਕੇ ਗੁਲਾਬੀ ਫੁੱਲ ਵਰਗਾ ਜਿੱਤ ਕਰੇ ਹੋਣੇ ਨਾਲ ਮਾਮ ਯਾਰੀਆਂ ਗੁਲਾਬੀ ਫੁੱਲ ਵਰਗਾ ਜਿੱਤ ਕਰੇ ਹੋਣੇ ਨਾਲ ਮਾਮ ਯਾਰੀਆਂ ਮੁੰਡਾ ਵੀ।